ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਸੋਰਠ ਮਹਲਾ ਤੀਜਾ ਹਰ ਜੀ ਤਦਨ ਸਦਾ ਸਲਾਹੀ ਪਿਆਰੇ ਜਚਰ ਘਟ ਅੰਤਰ ਸਸ ਇੱਕ ਪਾਲ ਖਿਣ ਵਿਸਰਹ ਤੂ ਸਵਾਮੀ ਜਾਣ ਬਾਰਸ ਪਚਾਸ ਹਮ ਮੂੜ ਮਗਦ ਸਦਾ ਸੇ ਪਾਈ ਗੁਰਤਾ ਸ਼ਬਦ ਪਰਗਸ ਹਰ ਜੀ ਤਦਨ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਸਸ ਇੱਕ ਪਾਲ ਖਣ ਵਿਸਰਹ ਤੂ ਸਵਾਮੀ ਜਾਣ ਬਰਸ ਪਚਾਸ ਹਮ ਮੂੜ ਮਗਦ ਸਦਾ ਸਿਪਾਹੀ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀ ਤੁਮ ਆਪੇ ਦੇਹ ਬੁਝਾਈ ਹਰ ਜੀ ਤੁਦ ਬਿਤਹ ਵਾਰਿਆ ਸਦ ਹੀ ਤੇਰੇ ਨਾਮ ਬਿਤਹ ਬਲ ਜਾਈ ਹਮ ਸ਼ਬਦ ਮੋਈ ਸ਼ਬਦ ਮਾਰ ਜੀਵਾਲੇ ਭਾਈ ਸ਼ਬਦ ਹੀ ਮੁਕਤ ਪਾਈ ਸ਼ਬਦ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸ਼ਬਦ ਨ ਜਾਣ ਸੇ ਅੰਨੇ ਬੋਲੇ ਸੇ ਕਿਤ ਆਈ ਸੰਸਾਰ ਹਰ ਰਸ ਨ ਪਾਇਆ ਬਿਰਥਾ ਜਨਮ ਗਵਾਇਆ ਜੰਮ ਹੀ ਵਾਰ ਵਾਰ ਬਿਸਤਾ ਕੇ ਕੀੜੇ ਬਿਸਤਾ ਮਾਹੀ ਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖਾ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨ ਮੇਟਾ ਪਾਈ ਕਰਤਾ ਕਰੀ ਸੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਅਵਰ ਨ ਦੂਜਾ ਕੋਈ ਜੋ ਧਰ ਲਿਖਿਆ ਸੋ ਕੋਈ ਨ ਮੇਟਾ ਪਾਈ, ਕਰਤਾ ਕਰੀ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਪਾਈ, ਅਵਰ ਨ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਵ ਤਦਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਸਾਸਾ, ਇਕ ਪਲ ਖਿਣ ਵਿਸਰਹਿ ਤੂੰ ਸਵਾਮੀ। ਜਾਣ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕਾ ਸ਼ਬਦ ਪਰਗਾਸਾ।